Well, you don't know. It's your boy Roach Killer alongside Prop Gil. Mixing by the control. Kyun kar di na feel mere pyar ne? I need that telephone, ye kyun yaar? Mr. International, all around the world. Nadi yell them. O tenu raah vich dakka kar tu bhi main dassa mainu ho gaya hai tere na pyar. Zara soch nu te yaare munda kaadu gedi mare hai ni tere piche ta baar baar ni. Zara soch nu te yaare munda kaadu gedi mare hai ni tere piche ta baar baar ni. mere dil da khayal ni aina sona munda chhad ki di tenu palni kar le tu zara mere dil da khayal ni aina sona munda chhad ki di tenu o sachi ho gaya main shauk baaki kitiyan balok tenu vekhe aaj do ta pehli baar zara soch mutte yaare munda khadu gedi mare hai ni tere piche ta baar baar ni सोच मुटे यारे मुंडा खातूं गेड़ी मारे हाली तेरे पिछे अता बार बार नी. Yo, girl, you look so good, good. Girl, you look so fine, fine. Since the day that I met you, girl, you've been on my mind, mind. Girl, your body got me buzzing, buzzing. Everything about you, I love it, love it. Hips to the lips, you a perfect 10. Billa, don't worry about nothing, huh? Baby, I'm living a dream. Mundo te tera shokin. You're beautiful just like a rose. Your picture is on my screen. Your eyes are getting me drunk. Sign the connection like coke and rum. Sit on the beach and watch the sun. Baby, you wanna say you were the one. Rah. ਪੈਂਦੀ ਏ ਰਾਤ ਮੈਨੂੰ ਆਉਂਦੇ ਨੇ ਡ੍ਰੀਮ ਤੇਰੇ ਚੱਲਦੇ ਨੇ ਸਾਹ ਐ ਨੀ ਸਾਹਾਂ ਤੋਂ ਏ ਤੂੰ ਨੇੜੇ ਪੈਂਦੀ ਏ ਰਾਤ ਮੈਨੂੰ ਆਉਂਦੇ ਨੇ ਡ੍ਰੀਮ ਤੇਰੇ ਚੱਲਦੇ ਨੇ ਸਾਹ ਐ ਨੀ ਸਾਹਾਂ ਤੋਂ ਏ ਤੂੰ ਨੇੜੇ ਕਿਉਂ ਏਦਾਂ ਕਰਦੀ ਟਰੀਟ ਤੈਨੂੰ ਕਹੇ ਦਿਲ ਜੀਤ ਤੇਰੀ ਅੱਖਾਂ ਮੈਂ ਹੋ ਗਿਆ ਸ਼ਿਕਾਰੀ ਜ਼ਰਾ ਸੋਚ ਮੁੱਟੇ ਯਾਰੇ ਮੁੰਡਾ ਕਾਟੂ ਗੇੜੀ ਮਾਰੇ ਹੈ ਨੀ ਤੇਰੇ ਪਿੱਛੇ ਐ ਤਾਂ ਵਾਰ ਵਾਰ ਨੀ ਸੋਚ ਮੁੱਟੇ ਯਾਰੇ ਮੁੰਡਾ ਕਾਟੂ ਗੇੜੀ ਮਾਰੇ ਹੈ ਨੀ ਤੇਰੇ ਪਿੱਛੇ ਐ ਤਾਂ ਵਾਰ ਮੇਕ ਸੇਂ